ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੰਤੋ ਮਨ ਪਵਨ ਸੁਖ ਬਨਿਆ, ਕਿਸ ਜੋਗ ਪ੍ਰਾਪਤ ਗਨਿਆ, ਸੰਤੋ ਮਨ ਪਵਨ ਸੁਖ ਬਨਿਆ, ਕਿਸ ਜੋਗ ਪ੍ਰਾਪਤ ਗਨਿਆ, ਰਹਾਉ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲੀਏ ਦਰਵਾਜੇ, ਬਾਜੀ ਅਲੇ ਅਨਹਦ ਬਾਜੇ, ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਉਬਾ ਕਰਿਆ, ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤੋ ਮਨ ਮਾਨਿਆ, ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਉਬਾ ਕਰਿਆ, ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤੋ ਮਨ ਮਾਨਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤੋ ਮਨ ਪਵਨ ਸੁਖ ਬਨਿਆ, ਕਿਸ ਜੋਗ ਪ੍ਰਾਪਤ ਗਨਿਆ, ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ।